ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦਿਲਾਵਲ ਮਹੱਲਾ ਤੀਜਾ ਪੁਰਖ ਆਪੇ ਸ੍ਰੇਸ਼ਟ ਸਾਜ ਜੀ ਜੰਤ ਮਾਇਆ ਮੋਹਿ ਪਾਜ ਆਦ ਪੁਰਖ ਆਪੇ ਸ੍ਰੇਸ਼ਟ ਸਾਜ ਜੰਤ ਮਾਇਆ ਮੋਹਿ ਪਾਜ ਦੂਜੈ ਪਾਏ ਪਰਪੰਚ ਲਾਗੇ ਆਵਹਿ ਜਾਵਹਿ ਮਰਹਿ ਸਤਿਗੁਰ ਭੇਟਿਆ ਸੋਜੀ ਪਾਏ ਪਰਪੰਚ ਚੁੱਕੈ ਸੱਚ ਸਮਾਏ ਮਸਤਕ ਲਿਖਿਆ ਲੇਖ ਤਾਕ ਮਨ ਵਸਿਆ ਪ੍ਰਵੇਕ ਰਹਿ ਸ੍ਰੇਸ਼ਟ ਉਪਾਏ ਆਪੇ ਸਭ ਵੇਖੈ ਕੋਈ ਨਾ ਮਿਟੈ ਤੇਰੇ ਲੇਖੈ ਸਿੱਧ ਸਾਧਕ ਜੇ ਕੋ ਕਹੈ ਕਹਾਏ ਗੁਰ ਸੇਵੈ ਸੋ ਜਨ ਬੁਝੈ ਹਉ ਮੈਂ ਮਾਰੇ ਤਾਂ ਦਰ ਸੁਝੈ ਏਕ ਸਤੇ ਸਭ ਦੂਜਾ ਹੁਆ ਅਵਰ ਨਾ ਬੀਆ ਦੂਜੇ ਤੇ ਜੇ ਇੱਕੋ ਜਾਣੈ ਗੁਰ ਕੈ ਸਬਦ ਹਰ ਦਰ ਨਿਸ਼ਾਨੈ ਸਤਿਗੁਰ ਭੇਟ ਤਾਂ ਏਕੋ ਪਾਏ ਵਿੱਚੋਂ ਦੂਜਾ ਠਾਕ ਰਹਾਏ ਜਿਸ ਦਾ ਸਾਹਿਬ ਡਾਡਾ ਹੋਏ ਇਸ ਨੂੰ ਕੋਏ ਸਾਹਿਬ ਕੀ ਸੇਵਕ ਰਹਿ ਸਰਣਾ ਇਸਤੇ ਉਪਰ ਨਾਹੀ ਕੋਏ ਕੌਣ ਡਰੈ ਡਰ ਕਿਸ ਕਾ ਹੋਏ ਗੁਰਮਤੀ ਸਾਂਤ ਵਸੈ ਸਰੀਰ ਸ਼ਬਦ ਚੀਨ ਫਿਰ ਲੱਗੈ ਨ ਪੀਰ ਆਵੈ ਨਾ ਜਾਏ ਨਾ ਦੁਖ ਪਾਏ ਨਾ ਮੇਰਾ ਤੇ ਸਹਿਜ ਸਮਾਏ ਨਾਨਕ ਗੁਰਮੁਖ ਵੇਖੈ ਹਦੂਰ ਮੇਰਾ ਪ੍ਰਭ ਸਾਧ ਰਹਿਆ ਭਰਪੂਰ ਇੱਕ ਸੇਵਕ ਇੱਕ ਪਰਮ ਪੁਲਾਏ ਆਪੇ ਕਰੇ ਹਾਰੇ ਆਪ ਕਰਾਏ ਏਕੋ ਵਰਤ ਆਵਰ ਨਾ ਕੋਏ ਮਾਨ ਰੋਸ ਕੀ ਜੈ ਜੇ ਦੂਜਾ ਹੋਏ ਗੁਰ ਸੇਵੇ ਕਰਣੀ ਸਾਰੀ ਦਰ ਸਾਚੈ ਸਾਚੇ ਵਿਚਾਰੀ ਤਿੱਤੀ ਵਾਰ ਸਭ ਸ਼ਬਦ ਸੁਹਾਈ ਸਤਿਗੁਰ ਸੇਵੇ ਤਾਂ ਫਲ ਪਾਏ ਥਿੱਤੀ ਵਾਰ ਸਭ ਆਵਹਿ ਜਾਹੇ ਗੁਰ ਸ਼ਬਦ ਨਿਹਚਰ ਸਦਾ ਸੱਚ ਸਮਾਹੇ ਥਿੱਤੀ ਵਾਰ ਤਾਜਾ ਸੱਚ ਰਾਤੇ ਬਿਨ ਨਾਵੈ ਸਭ ਪਰਮਹਿ ਕਾਚੇ ਮਨ ਮੁਖ ਮਰੈ ਮਰ ਬਿਗਤੀ ਜਾਹੇ ਏਕ ਨਾ ਚੇਤ ਹੈ ਦੂਜੈ ਲੋਭਾਹੇ ਅਚੇਤ ਪਿੰਡੀ ਅਗਿਆਨ ਅੰਧਾਰ ਬਿਨ ਸ਼ਬਦ ਕੇ ਉਪਾਏ ਪਾਰ ਆਪ ਉਪਾਏ ਉਪਾਵਣ ਹਾਰ ਆਪੇ ਕੀ ਤੋਨ ਗੁਰ ਵਿਚਾਰ ਬਹੁਤ ਭੇਖ ਕਰਹਿ ਭੇਖ ਤਾਰੀ ਪਾਵ ਪਾਵ ਪਰਮਹਿ ਕਾਚੀ ਸਾਰੀ ਐਥੈ ਸੁਖ ਨਾ ਆਗੈ ਹੋਏ ਮਨ ਮੁਖ ਮੋਏ ਆਪਣਾ ਜਨਮ ਖੋਏ ਸਤਿਗੁਰ ਸੇਵੇ ਪਰਮ ਚੁਕਾਏ ਕਰਹਿ ਸੱਚ ਮਹਿਲ ਪਾਏ ਆਪੇ ਪੂਰਾ ਕਰੇ ਸੋਏ ਇਹ ਥਿਤੀ ਵਾਰ ਦੂਜਾ ਗੁਰ ਬਾਜਹੁ ਅੰਧ ਗੁਬਾਰ ਥਿਤੀ ਵਾਰ ਸੇਵੈ ਮੁਗਦ ਗਵਾਰ ਨਾਨਕ ਗੁਰ ਮੁਖ ਬੂਜ ਸੋਜੀ ਪਾਏ ਇਕਤ ਨਾਮ ਸਦਾ ਰਹਿਆ ਸਮਾਏ ਨਾਨਕ ਗੁਰਮੁਖ ਬੂਜੈ ਸੋਜੀ ਪਾਏ ਇਕਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਤੀਜਾ ਆਦਿ ਪੁਰਖ ਆਪੇ ਸ੍ਰਿਸ਼ਟ ਸਾਜੇ ਜੀ ਅਜੰਤ ਮਾਇਆ ਮੋਹੇ ਪਾਜੇ।